ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉਂ ਪਾਈ ਗੁਰ ਪੂਰੇ ਜੇ ਸੌ ਖੇਲ ਖੇਲਾਈਆ ਬਾਲਕ ਰਹਿ ਨਾ ਸਕਾ ਦਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉਂ ਪਾਈ ਗੁਰ ਪੂਰੇ ਜੇ ਸੌ ਖੇਲ ਖੇਲਾਈਆ ਬਾਲਕ ਰਹਿ ਨਾ ਸਕਾ ਬਿਨ ਖੀਰੇ ਉਤਰੈ ਅੰਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਾਨ ਤਾਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖਦਾਤਾ ਬੇਤਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾ ਹੋ ਇੱਕ ਖੇਨ ਤਿਸ ਬਿਨ ਰਹਿ ਨਾ ਸਕਾ ਜਿਉਂ ਚਾਤ੍ਰਿਕ ਜਲ ਕੋ ਬਿਲ ਲਾਤਾ ਹੋ ਕਿਆ ਗੁਣ ਤੇਰੇ ਸਾਰ ਸੰਭਾਲੇ ਮੈਂ ਨਿਰਗੁਣ ਕੋ ਰੱਖ ਲਿੱਤਾ ਕੁੜੀਣੀ ਕੰਤ ਕਉ ਅਮਲੀ ਸੋ ਫਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਤੇਰ ਕਿਤਾ ਨਾ ਲਿਖਾ ਇਹੋ ਕਾਪੜ ਤਨ ਨਾ ਸੁਖਾਵੇ ਕਰ ਨਾ ਸਕੋ ਹੋਵੇ ਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਆਗੈ ਹਮ ਆਦੇਸਾ ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ ਬਿਨ ਤੇਰ ਕਾਮ ਨਾ ਆਏ ਜਾ ਸਾਹਿਬ ਜਾ ਸਹਿ ਬਾਤ ਨਾ ਪੁੱਛਿਆ ਅਮਾਲੀ ਤਾ ਬਿਰਥਾ ਜੋ ਬਨ ਸਭ ਜਾਏ ਧਨ ਧਨ ਤੇ ਸੁਹਾਗਣੀ ਅਮਾਲੀ ਜੇ ਨਾ ਸਹੁ ਰਹਿਆ ਸਮਾਏ ਹਉ ਵਾਰਿਆ ਤਿੰਨ ਸੁਹਾਗਣੀ ਅਮਾਲੀ ਤਿਨਕੇ ਧੋਵਾ ਸਦ ਪਾਏ ਜਿਚਰ ਦੂਜਾ ਭਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਤੇਰਾ ਸਰਬ ਰਹਿਆ ਭਾਰ ਪੂਰੇ ਜਾਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਾ ਲੱਗ ਪੈਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਤੇਰ ਸਰਬ ਰਹਿਆ ਭਰ ਪੂਰੇ ਜ ज्ञान नानक हर रंग माणिया अमली गुर सतगुर का लग पैरे वाहेगुरु जी की फतेह। वडहंस महला पंजवा घर दूजा एक ओंकार सत गुर प्रसाद मेरा अंतर लोचा मिलन की प्यारे हो क्यों पाई गुर पूरे ये सौ खेल खेलाइया बालक रह ना सका दिन खीरे।